ਤਾਂ ਭਾਰੀ ਪੜ ਜਾਗਾ ਆਪਾਂ ਹੋ ਜਾਂਗੇ ਬਦਨਾਮ ਰਹਿਓ ਰਸਾ ਛਿੜ ਜਾਗਾ ਆਪਾਂ ਹੋ ਜਾਂਗੇ ਬਦਨਾਮ ਰਹਿਓ ਰਸਾ ਛਿੜ ਜਾਗਾ ਵਿੱਕੀ ਕਾਜਲਾ ਤੇਰਾ ਡਰ ਡਰ ਕੇ ਜੀਵਨ ਤੈਨੂੰ ਗੁੱਟ ਸਬਰ ਕੀ ਪੀਵਣ ਤੈ ਤੇਰਾ ਡਰ ਕੇ ਜੀਵਨ ਤੈਨੂੰ ਗੁੱਟ ਸਬਰ ਕੀ ਪੀਵਣ ਤੈ ਆਸਾ ਫਸ ਜਾਗਾ ਹਏ ਮਾਨ ਮੇਰੀ ਜਾਨ ਨਾ ਤੈ ਮਹਿੰਗਾ ਪੜ ਜਾਗਾ ਹਏ ਮਾਨ ਮੇਰੀ ਜਾਨ ਨਾ ਤੈ ਮਹਿੰਗਾ ਪੜ ਜਾਗਾ ਬਦਨਾਮ ਰਹਿਓ ਰਸਾ ਛਿੜ ਜਾਗਾ ਆਪਾਂ ਹੋ ਜਾਂਗੇ ਬਦਨਾਮ ਰਹਿਓ ਰਸਾ ਛਿੜ ਜਾਗਾ ਬਦਨਾਮ ਰਹਿਓ ਰਸਾ ਛਿੜ ਜਾਗਾ ਆਪਾਂ ਹੋ ਜਾਂਗੇ ਬਦਨਾਮ ਰਹਿਓ ਰਸਾ ਛਿੜ ਜਾਗਾ ਅੱਜ ਮੌਕਾ ਸੇ ਯੋ ਬੈਸਟ ਅੱਜ ਨਾ ਕਰ ਲੈ ਨਾ ਐਡਜਸਟ ਰੇ ਮੌਕਾ ਸੇ ਯੋ ਬੈਸਟ ਅੱਜ ਨਾ ਕਰ ਲੈ ਨਾ ਐਡਜਸਟ ਰੇ ਨਾ ਸੋਚਾ ਬੰਟੂ ਹਲਵਾ ਕੰਨਾ ਬਾਰੀ ਪੜ ਜਾਗਾ ਨਾ ਸੋਚਾ ਬੰਟੂ ਹਲਵਾ ਕੰਨਾ ਬਾਰੀ ਪੜ ਜਾਗਾ ਹੈ ਮਾਨ ਮੇਰੀ ਜਾਨ ਨਾ ਤੈ ਮਹਿੰਗਾ ਪੜ ਜਾਗਾ